ਤੈਨੂੰ ਕਿਹਾ ਸੀ ਨਾ ਜਿੰਮੀ ਆਊਗਾ। ਰਾਹੁਲ ਚਾਲ ਦੀਪ ਚਾਂਡੋ ਜਿੰਮੀ ਆ ਗਿਆ ਨੀ ਉਹੀ ਪਿਲੋ ਟੰਡਾ ਵਿੱਚ ਨੱਤੀਆਂ ਤੇ ਅੱਖਾਂ ਬਿੱਲੀਆਂ ਮੁੱਢ ਤੋਂ ਸ਼ਕੀਨ ਰੱਜ ਕੇ ਸ਼ਾਟ ਗਨ ਵਰ ਗਾਏ ਜਿਹੜਾ ਯਾਰ ਦਾ ਤੂੰ ਵੀ ਹਸੀਨ ਰੱਜ ਕੇ ਹਸੀਨ ਰੱਜ ਕੇ ਨੈਣ ਬੋਲਦੇ ਤੇਰੇ ਬੱਲੀਏ ਨੈਣ ਬੋਲਦੇ ਤੇਰੇ ਬੱਲੀਏ ਦੇਣੇ ਮੈਂ ਵੀ ਸਰਦਾਰ ਜਿਹੜੇ ਵਿਗੜ ਗਏ ਕੋਈ ਕਰੂਗਾ ਕਮੈਂਟ ਤੇਰੀ ਫਿਕਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਟ੍ਰਿਗਰ ਤੇ ਜੇ ਕੋਈ ਕਰੂਗਾ ਕਮੈਂਟ ਤੇਰੀ ਫਿਕਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਟ੍ਰਿਗਰ ਤੇ ਸ਼ਿਕਾਰ ਕਰੂ ਸ਼ੇਰ ਦਾ ਜੰਮਿਆ ਨੀ ਲਾਲ ਕੋਈ ਮਾਈ ਦਾ ਆਪਣੇ ਹੀ ਦਮ ਉੱਤੇ ਉੱਡ ਦੇ ਕਦੇ ਕਿਤੇ ਮੰਗ ਕੇ ਨੀ ਖਾਈ ਦਾ ਸਾਰੇ ਵਹਿਮ ਨੀ ਜੇ ਕੋਈ ਕਰੂਗਾ ਸ਼ੱਕ ਮੇਰੇ ਜਿਗਰ ਤੇ ਕੋਈ ਕਰੂਗਾ ਕਮੈਂਟ ਤੇਰੀ ਫਿਕਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਟ੍ਰਿਗਰ ਤੇ ਕਰੂਗਾ ਕਮੈਂਟ ਤੇਰੀ ਫਿਕਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਦੇਖੀ ਜੱਟ ਦਾ ਤੂੰ ਜੇਰਾ ਤਾਂ ਤੂੰ ਸਾਡੇ ਵੱਲ ਕਿਹੜਾ ਬਿੱਲੋ ਮਿੱਤਰਾਂ ਦੇ ਵਿੱਚ ਅੱਜ ਪੂਰਾ ਸਾਡਾ ਠੁੱਕ ਭੱਜਦੇ ਨੇ ਵੈਰੀ ਸਾਲੇ ਤੈਨੂੰ ਲੁੱਕ ਲੁੱਕ ਖੜਦੇ ਨੀ ਮੋਰੇ ਅੱਜ ਕੱਲ ਦੇ ਸ਼ੋਰੇ ਸਾਲੇ ਬਿਨਾਂ ਗੱਲੋਂ ਲਾਉਣ ਐਵੇਂ ਨੇਰੇ ਵਿੱਚ ਤੈਨੂੰ ਮਾੜਾ ਚੰਗਾ ਬੋਲ ਦੇ ਉਹਨਾਂ ਦਾ ਵੀ ਕੱਢੂਗਾ ਜਲੂਸ ਮੈਂ ਉਹਨਾਂ ਦਾ ਵੀ ਕੱਢੂਗਾ ਜਲੂਸ ਉਹਨਾਂ ਦਾ ਵੀ ਕੱਢੂਗਾ ਜਲਾਵਾ ਨਾਲ ਗੰਨ ਇੱਕ ਰੱਖੀ ਆ ਚਾਹੂ ਜੱਟ ਫਿੰਗਰ ਤੇ ਕੋਈ ਕਰੂਗਾ ਕਮੈਂਟ ਤੇਰੀ ਫਿੰਗਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਟ੍ਰਿਗਰ ਤੇ ਜੇ ਕੋਈ ਕਰੂਗਾ ਕਮੈਂਟ ਤੇਰੀ ਫਿੰਗਰ ਤੇ ਬਸ ਛੱਡ ਦੇ ਵੀ ਗੱਲ ਮੇਰੀ ਸ਼ੇਰ ਦੇ ਸ਼ਿਕਾਰ ਬਾਰੇ ਲਈ ਨਾ ਤੂੰ ਸੋਚ ਆਪਾਂ ਇੱਕ ਇੱਕ ਕਰਕੇ ਵੀ ਵੈਰੀ ਦਈਏ ਥੋਪ ਸਾਡੀ ਵੱਖਰੀ ਏ ਸੋਚ ਸਾਡਾ ਵੱਖਰਾ ਅੰਦਾਜ਼ ਲੈ ਕੇ ਰੱਬ ਦਾ ਮੈਂ ਨਾਮ ਕਰਾਂ ਦਿਨ ਦਾ ਆਗਾਜ਼ ਆਪਾਂ ਬਿਨਾਂ ਗੱਲੋਂ ਕਦੀ ਕਿਤੇ ਲਹਿਰ ਨਹੀਂ ਓ ਖੇਡਦੇ ਜਿੱਥੇ ਮਿਲੇ ਵੈਰੀ ਉਹਨੂੰ ਭੱਜ ਭੱਜ ਗੱਲ ਦੇਖ ਲੋ ਜੀ ਸਾਡੇ ਵੱਲ ਚੰਗੇ ਨਾਲ ਚੰਗੇ ਆਪਾਂ ਵੈਰੀ ਨਾਲ ਬੁਰੇ ਵੈਰੀ ਨਾਲ ਬੁਰੇ ਵੈਰੀ ਨਾਲ ਬੁਰੇ ਵੈਰੀ ਨੈਰੀ ਨੈਰੀ ਨੈਰੀ ਨੈਰੀ ਵੈਰੀ ਵੈਰੀ ਵੈਰੀ ਵੈਰੀ ਚਾਲ ਦੀਪ ਚਾਂਡੋ।